ਸਾਡੀ ਆਣ ਵੀ ਏ ਸਾਡੀ ਸ਼ਾਨ ਵੀ ਏ ਅਣਖ ਆਬਰੂ ਦੀ ਪਹਿਰੇਦਾਰ ਪਗੜੀ ਪਗੜੀ ਹੁੰਦੀ ਨਿਸ਼ਾਨ ਬਹਾਦਰੀ ਦਾ ਸੂਰ ਬੀਰਾਂ ਦੇ ਲਈ ਵੰਗਾਰ ਪਗੜੀ ਧਰਤੀ ਪੈਣ ਧਮਕਾਰਾ ਪਈ ਹੱਲੇ।